ਛੱਡ ਨੈਟ ਉੱਤੇ ਤੋਰੇ ਜਿਹੜੇ ਤੂੰ ਸਵੈਗਣੀ ਮੋਢੇ ਖੇਤੀਬਾੜੀ ਆਲਾ ਸਾਡੇ ਪੱਕਾ ਟੈਗਣੀ ਛੱਡ ਨੈਟ ਉੱਤੇ ਤੋਰੇ ਜਿਹੜੇ ਤੂੰ ਸਵੈਗਣੀ ਮੋਢੇ ਖੇਤੀਬਾੜੀ ਆਲਾ ਸਾਡੇ ਪੱਕਾ ਟੈਗਣੀ ਤੇਰਾ ਪੋਕੇ ਮੋਣ ਵੱਟਾਂ ਉੱਤੇ ਫਿਰੂ ਨੱਚਦਾ साडे आला आखिया करेंगी अख लड़ लैन दे साडे आला आखिया करेंगी अख लड़ लैन दे तू मेरे आला आखिया करेंगी अख लड़ लैन दे सुक्का मुड़दा ना साडा किते लाया जागनी जित पीजे उत्ते तरके छकेगी सागनी मुड़दा ना साडा किते लाया जागनी नित पीजे उत्ते तरके छकेगी सागनी चा गुड़दी दा वैल जदों पै गया कोक की कर लैणगे साडे आला आखिया करेंगी ਬਰੌਣ ਮੁੰਡੇ ਨੂੰ ਲੰਡੇ ਟੱਕਰ ਦੇ ਵੀ ਕੋ ਤੋਂ ਨਿੱਤ ਖੁੰਡੇ ਨੂੰ ਮਾਰਦਾਨੇ ਰੰਗਾ ਦੱਸੇਗੀ ਬਰੌਣ ਮੁੰਡੇ ਨੂੰ ਸਭ ਭੁੱਲ ਜਾਣੇ ਡਿਸਕ ਦੇ ਪੜਥੂ ਤੈਨੂੰ ਜਾਗੋ ਸਿਰ ਤੇ ਤਾਂ ਤਰ ਲੈਣ ਦੇ ਸਾਡੇ ਆਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ ਕਰੇਂਗੀ ਅੱਖ ਲੜ ਲੈਣ ਦੇ ਚੁੱਪ ਮਿਊਜ਼ਿਕ ਬੇਬੇ ਬੇਬੇ ਚੁੱਪ ਮਿਊਜ਼ਿਕ ਬੇਬੇ ਬੇਬੇ